ਬੁੜੀਆਂ ਚੱਕੀ ਤੇ ਬੁੜੀਆਂ ਚੱਕੀ ਸ਼ਹਿਰੀਆਂ ਚ ਕੀ ਮਿੱਤਰਾਂ ਚ ਕੀ ਤੇ ਵੈਰੀਆਂ ਚ ਕੀ ਪਿੰਡੂਆਂ ਚ ਕੀ ਤੇ ਸ਼ਹਿਰੀਆਂ ਚ ਕੀ ਮਿੱਤਰਾਂ ਚ ਕੀ ਤੇ ਵੈਰੀਆਂ ਚ ਕੀ ਚਾਰੇ ਪਾਸ ਤੇਰੇ ਹੁਸਨਾਂ ਦੀ ਗੱਲ ਨੀ ਆਜਾ ਸਿੱਖ ਲੈ ਸੋਹਣੀਏ ਸਿੱਖ ਲੈ ਸੋਹਣੀਏ ਸਿੱਖ ਲੈ ਮੁਹੱਬਤਾਂ ਦੇ ਵੱਲ ਨੀ ਆਜਾ ਸਿੱਖ ਲੈ ਸੋਹਣੀਏ ਸਿੱਖ ਲੈ ਸੋਹਣੀ ਸਿੱਖ ਲੈ ਸੋਹਣੀਏ ਸਿੱਖ ਲੈ ਸੋਹਣੀ